ਮਨ ਕਰੋ ਪਿੰਕੀ ਆ ਰਹੀ ਹੈ ਚਿੰਕਾ ਚਿੰਚਿੰ ਚਿੰਕਾ ਚਿੰਚਿੰ ਬੋਲ ਬੋਲ ਰਾਣੀ ਕਿਆ ਚਾਹੀਏ ਬੰਗਲਾ ਚਾਹੀਏ ਜਾਂ ਕਾਰ ਚਾਹੀਏ कैश चाहिए मुझे कैश चाहिए कैश चाहिए मुझे कैश चाहिए।